ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਗੁਰ ਪ੍ਰਸਾਦ ਸਲੋਕ ਸ਼ੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਮ ਨ ਵਿਸਰਾਉ ਇੱਕ ਘੜੀ ਕਰ ਕਿਰਪਾ ਭਗਵੰਤ ਸੋਬ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨ ਵਿਸਰਾਉ ਇੱਕ ਘੜੀ ਕਰ ਕਿਰਪਾ ਭਗਵੰਤ ਸੰਤ ਚਮਕਨ ਤਾਰੇ ਜਾਗ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗ ਨਾਮ ਸਿਮਰ ਅਨਦਿਨੋ ਚਰਣ ਕਮਲ ਧਿਆਨ ਹਿਰਦੈ ਪ੍ਰਭ ਵਿਸਰ ਨਾਹੀ ਇਸ ਖਿਨਾ ਤਜ ਮਾਨ ਮੋਹ ਬਿਕਾਰ ਮਾਨ ਕਾ ਕਲਮਲਾ ਦੁਖ ਜਾਰੇ ਬਿਨਵੰਤ ਨਾਨਕ ਸਰਾ ਜਗ ਹਰਦਾਸ ਸੰਤ ਪਿਆਰੇ ਮੇਰੀ ਸਜੜੀਐ ਆਡੰਬਰ ਬਣਿਆ ਮਨ ਆਨੰਦ ਪਾਇਆ ਪ੍ਰਭ ਆਵਤ ਸੁਣਿਆ ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ ਚਾਵ ਮੰਗਲ ਰਸ ਭਰੇ ਅੰਗ ਸੰਗ ਲਾਗੇ ਦੁਖ ਭਾਗੇ ਪ੍ਰਾਣ ਮਨ ਤਨ ਸਭ ਹਰੇ ਮਨ ਇੱਛ ਪਾਈ ਪ੍ਰਭ ਧਿਆਈ ਸੰਜੋਗ ਸਾਹਾ ਸੁਭ ਗਣਿਆ ਬਿਨਵੰਤ ਨਾਨਕ कमल श्री तार सगल आनंद रस बणिया मेल सहिया पुछ है कहो कंतली साणी रास प्रेम परी काश बोल ना जानी गुण गुर गोपत अपार करते निगम अंत ना पावहे भगत पाए त्याए स्वामी सदा हर गुण गावहे सगल गुण सो ज्ञान पूरन अपने प्रभ पाणी दिनवंत नानक रंग राती प्रेम सहज समाणी सुख सोह लड़े हार जावन लागे साजन सरस अड़े दुख दुश्मन भागे सुख सहज सरस हर नाम रहस प्राव्याप कृपा तारिया हर चरण लागे सदा जागे मिले प्रभ बनवारिया शुभ दिवस आए सहज पाए सगल निधन प्रभ पागे दीनवंत नानक शरण स्वामी सदा हर जन तागे शुभ दिवस आए सहज पाए सगल निद प्रभ पागे दीनवंत नानक शरण स्वामी सदा हर जन तागे वाहिगुरु जी का खालसा वाहिगुरु जी की फतेह। आसम मोहल्ला पंजवा शांत कार सतवा एक ओंकार सतगुर प्रसाद सलोक शुभ चिंतन गोविंद रमण निर्मल साधु संग नानक नाम ना विसरा एक घड़ी කර කෙරපා පගව